तो जगी ਮੈਨੂੰ ਸ਼ਾਦਾ ਦੋ ਨਗੇ ਅੰਦਰ ਇੱਕੋ ਤਕੀਆ ਤੇਰਾ ਮੈਨੂੰ ਸ਼ਾਦਾ ਦੋ ਨਗੇ ਅੰਦਰ ਸੋਹਣਾ اللہ میں غریب ہاں جانسار مصطفیٰ غلام آل نبی سیدنا صدیق اکبر رضی اللہ تعالیٰ عنہ آپ دے یوم وصال ہے، آپ دے اسلام تے احسان نے، بالخصوص آپ دے مناقب، لیکن میں یہ جی گفتگو کراں گا کہ جناب نو کسی قسم کی پجوج پاؤن والے بندے یہ محسوس نہیں ہونے لگا مولوی شاید کوئی تنقید کر گیا، کوئی اندروں باروں کوئی ڈنڈی پھنڈی مار گیا۔ الحمدللہ میں ڈنکے دی چوڑ تے دو لفظ بول کے میں گفتگو سمیٹا۔ اج مولوی رولا پہ جانا نا کہ شان صدیق اکبر کو شروع کرے تو دوجا سمجھنا شاید حضور مولا کائنات کی دفن، کہ جے مولا کائنات کی کوئی شان بیان کرے تو دوجے مولوی کی بکھی پیڑ ہوتی، وہ ڈنڈے ہاتھ کر لینا اس مولوی میں تو تھلے لانا ہے تو میں اٹھ کے شان صدیق اکبر بیان کر دوں۔ اگر مولا علی کے مقابلے چاہ کے دوجے سے بڑا ذکر کرے تو وہ بھی ردے دے گا۔ اگر کوئی بندہ یہ ذہن وچ رکھ کے کہ فلانے بندے کا ذکر ہو گیا تو میں کہتی ہوں ہن اس وقت فلانے کا ذکر کرنا تو وہ کون ہوتی کا ذکر کرے گا، وہ بھی قبول نہیں کرے۔ کوئی الف بیت کا ایک فرد بھی ایسا نہیں شری جڑا سیابی، سارے سیابی، باقی تو سیابا نے شان سیابا، شان سیابا میں مولا علی کی شان کسی سے کم نہیں۔ علی وہ شخص ہے جو پہلے مسلم ہے، کچھ کہے گا ہم سبھی کیسے کہہ رہے ہو، لوگ تو کہتے ہیں ابوبکر پہلے مسلم۔ میں صرف سمجھان واسطے، کوئی میں علمی چور نہیں بکھانے، میں صرف جناب تک اس اپنا پیغام پہنچانا ہے، دین کا پیغام سمجھ کے پہنچنا۔ کوئی کہے گا نہیں ابوبکر تو پہلے مسلم نہیں، خدیجہ تو کبرا پہلے مسلم، لیکن جن بزرگوں کی تربیت میں نے حاصل کی انہوں نے بڑی خوبصورت تربیت، میرے شیخ کام الحضور حافظ الحدیث پیر سید محمد جلال الدین شاہ صاحب، آپ فرماتے تھے ابوبکر بھی پہلے نمبر کا مسلم ہے، مولا علی بھی پہلے نمبر کے مسلم ہیں، خدیجہ تو کبرا بھی پہلے نمبر کے، کیسے تقریب ہے؟ آپ فرماتے ہیں جو بڑے لوگ تھے حضور کی ہم عمر 40 سال سے جن کی اوپر عمر تھی ان میں سے پہلے کلمہ پڑھنے والا ابو بکر صدیق ہے، عورتوں میں پہلے کلمہ پڑھنے والی خدیجہ تو کبرا ہے، بچوں میں پہلے کلمہ پڑھنے والے مولا علی ہیں۔ ایک آپ وضاحت فرماتے تھے کہ کسی کو یہ وہم نہ رہے علی پاک 9 سال کے تھے تو مان اللہ ایسے بچے تھے جیسے ہمارے بچے ہیں، کہ آج کچھ بچے ایسے ادھر رہے جن کو محفل کا کوئی تعارف نہیں، لیکن وہ سمجھ رہے ہیں میلاد کی محفل ہو رہی ہے، حضور کا ذکر ہو رہے بعد میں لنگر بھی ملے گا، ہے 9 سال کے بچے۔ ورنہ علی یہ جو بچہ 9 سال کا نہیں تھی، علی پاک اور 9 سال کے بچے ہیں جب حضور نے فرمایا کہ چوٹی تک کھڑو گے، آپ نے فرمایا واہ مکے والے تیرا والے یہ میں دونوں کھڑے پانی کے پیچھے فوج لشکر میں پڑے تھے بڑا کرے گا مان لو گے، انہاں کہے محمد مصطفیٰ صلی اللہ علیہ وسلم آج تک جناب کی زبان سے جھوٹ نہیں آیا، اسی مننا کہ مننا کیوں نہیں، فرمایا یقین ہے میری گل تے، انہاں کہے پاک ہے، انہوں نے فرمایا کہ پاک ہے نا میری گل تے، کہ پھر منو کہ اللہ وحدہ لا شریک سبحان اللہ، انہوں نے سن تو ان خلق کے کافا اور میں ساری مخلوق کی طرف کامل رسول بن کے اتنے جملے بول دے کہ تو بڑا وقت بس بس اب تیجے اگر ہمارے خاندان میں سے کسی کو نبی بننا تھا تو یقین کے لیے اس کا انتخاب تھا خدا کا، اس کا باپ بھی فوت ہو گیا ماں بھی فوت ہو گئی، اب تھوڑے سے جملے سننا اس کے بعد انشاءاللہ گفتگو ہوگی خوبصورت چلے گی، اور میں بھی خوبصورت گفتگو جب جملے بولے نا تو مولا علی اڈیاں تھے کوئی نہ سمجھے مطلب نہیں تھا اڈیاں تک کھڑو گے چرچے تک بھی نہیں بولے فرمایا ابو جا یہ مولا علی نے جملے بولے فرمایا ابو جا بس کر، اگر حضور کے خلاف میری زبان ہو بولی نا کہ تیری سکے جو شکل اڈیاں تک کھڑو گے ابو لہب نے سنیا دیکھا تو کر کے عرض کر دیا یا رسول اللہ اے پیارے محمد مصطفیٰ جو آپ فرما رہے ہیں میں علی اس کی تصدیق کرتا ہوں، میرا نام حق ہے وہ خدا کے مصطفیٰ کا تھا، مطلب بھی کہ نفرت نہ بھی شاید جب نہیں جدا قصہ چھوڑو میں گفتگو کروں گا، اگر شان صدیق پر بیان کروں گا تو مولا علی کی دوبارہ چکا، اگر اہل بیت کا بیان کرا گا تے ابو بکر کی عمر کے اس وقت عمر پاک دے اور جھولے بولے گا کانا کھول بھی بولے یہ جھولے نہیں بھول سکے گا کہ عمر اس حد تک اہل بیت میں پیار کرتے ہیں، عثمان غنی اس حد تک پیار کرتے ہیں، اگر صرف اگر سادات تشریف فرمانے صرف انہ سے آبادے اور حضور دی آلو اتر دی رشتے داریاں کا شجرا سامنے رکھنا ہوئی تو بولنے تے اکل تے پردہ پہ جاوے بھائی تے میری زبان اور دیکھو چاہیے امام محمد امام محمد باقر کے بیٹے تھے، امام زین العابدین تھے، امام زین العابدین کے بیٹے تھے، امام حسین تھے، امام حسین کا بیٹا زین العابدین، زین العابدین کے بیٹے تھے امام محمد باقر، امام محمد باقر کی شادی کی دی ہوئی۔ میں یہ بھی شادی کی تربیت حضور قبلہ پیش میں تھا بس اپنے جو جملے کو میں رکھ سا گیا۔ اب فرماتے ہیں حضور دے گھر دی خواتین، اور اس گھر دی خواتین دے نام کدی میں کے لینے پون تے مجبوری نال لو تے لو ہی دی قرآن نہیں آتا۔ سبحان اللہ، سچی گل ہے، پتہ آ گیا۔ اے مولوی ایڈی جے پوٹھا دے فاطمہ زینب خدیجہ میرے کول کے شادی کو بندہ پیڑے پوچھے مولوی بڑے دلی گفتگو کر رہے تھے کہ زنانی کا نام کی نہ ہو گل پہ جڑے موت کروس بھی تیری دنیا کی جگہ دے نام ایتا گھر میں دا سمجھے نہ پتہ۔ واہ جی واہ، حضور دا گھر او گھر جی تے صدقے سارے گھراں عظمت ملی، شان ملی، اور جی تیرے سر تے پگڑی آئی تے مصطفیٰ دے جوڑے دا صدقہ ہے۔ حضور دا گھر تے کتنا کرے، حضور دے گھر او کائنات دی بی بی موجود ہے، اگر کائنات دی چادر تو لے کے قیامت تک پوتر ہے حسین پاک، شادی جی نے اس بیبی کا نام اور اس بیبی کے باپ کا نام، انہوں نے باپ کا نام، دادے کا نام، توجہ کرنا، آپ دے سسر دا نام قاسم، قاسم کی دے بیٹے نے امام محمد بن ابو بکر، محمد بن ابو بکر کی دا بیٹا ہے ابو بکر، یعنی امام جعفر صادق کی ماں پوتری ہے محمد بن ابو بکر، امام باقر پوترے نے امام حسین نے، حسین پاک دا پوترا ہوئے تو محمد بن ابو بکر کی پوتری ہوئے، انہوں کی شادی ہوئے تو وچ جمن والے دا نام امام جعفر، امام جعفر صادق دے نام کے صدیقی تے دادی کے حسینی کی وچو جڑا پیدا ہوندا نا امام جعفر صادق۔ بس میں اتنی گل کرنی کہ گل پوری تے نہ ہو جاواں تے دی گل صحیح تے میرے لیے گل دوسو۔ جیڑی ایت کریمہ میں پڑھی مطلق شان شہباز بالخصوص خلفائے راشدین، اور تھوڑا جہا پیار دس انشاءاللہ اے دن بور کر کے بزرگاں نہیں کرنا گا بچے تھوڑا جہا سیر دے۔ میں ادھے کریمہ پڑھی، اللہ قرآن اس فرما دے وَالصَّابِقُونَ الْأَوَّلُونَ مِنَ الْمُحَاجِرِينَ وَالْأَنصَارِ وَالَّذِينَ اتَّبَعُوهُم بِإِحْسَانٍ رَضِيَ اللَّهُ عَنْهُمْ وَرَضُوا عَنْهُ وَأَعَدَّ لَهُمْ جَنَّاتٍ تَجْرِي تَحْتَهَا الْأَنْهَارُ خَالِدِينَ فِيهَا أَبَدًا ذَلِكَ الْفَوْزُ الْعَظِيمُ۔ الماری مسجد دے وچ قرآن ہوئے گا، آفت بھی ڈھیر سارے وچ ہون گے، کر لینا اگر میں جملے کولو گھر کے بڑھا دینا مجھے لوگ ایتم پڑھیے نا قرآن دیا زیر بھی ہو جائے میرے خالق دی، زبر بھی ہو جائے خالق دی، تو شان کی دی چاہیے ذرا توجہ کرنا۔ میرا اللہ فرمانا والسابقون الاولون من المهاجرین والانصار، فرماؤ وہ پہلے مسلمان جنہیں مکے کو ہجرت کی تھی تے میرے مصطفیٰ دی سنگت میں پیار کی تھی، ہجرت کر کے مہاجر بن کے مدینے آئے والانصار، تے فرما میرے محبوب دے صحابہ دا دو جاؤ کرو جنہیں مدینے اٹھ کے مت من کے کون والے مہاجرین کا استقبال کیتا، تے اگلے تیجے جملے نہیں سنی، فرما والذین تبعوهم احسان، اپنی خاندان چھڑے ਦੇ ਵੀ ਹਾਸੇ ਕੁਰਬਾਨ ਕੀਤੀ ਹੈ ਨਾਮੇ ਮੁਹੰਮਦ ਤੋਂ ਉਹਨਾਂ ਦਾ ਮਕਾਮ ਕੀ ਮੇਰਾ ਰੱਬ ਕਹਿ ਰਦੀ ਅੱਲਾਹ ਅਨਹੁਮ ਵਰਦੂ اللہ اللہ نے کہہ کے یہ ساری تفریق ہی ختم کر چکی پر جڑے مہاجر اس سے آئے نے ہجرت کر کے جنہیں مدینوں کی استعمال کیتا ہے انہوں نے فلانا نہیں یہ فلانا ہے مطلق فرما رضی اللہ عنہم اللہ راضی ہے ان سب سے مولوی صاحب یہ ترجمہ بنے گا رضی اللہ عنہم فرما مکے تو ہجرت کر کے انہوں نے ہوں یا مدینے تو اس کی استعمال کرنے والے ہوں انہوں نے مقام رضی اللہ عنہم شدید میرے گواہ ہوئے میں سارے مجمع نال راضی ہاں تے مجمع وچ کوئی بیٹھا ہوئے گا کہ کہ مولوی تو ایڈا ٹھلے چھ کہ وہ انہاں میں سارے نال راضی ہاں میں تے نہ رہی ہاں کوئی ہوئے گا نا وچ جڑا رہی ہوئے گا اللہ نے انہاں دی گواہی پیش کی اللہ صلوات تو جان دے نا اے جنہاں دے بارے میں شان بیان کر کے نہیں رہتے دل وچ رب نے فرمایا رضی اللہ عنہ ورضوا عنہ اللہ ان سب سے راضی ہے اور وہ سب اللہ سے راضی ہے محلے کی نارے پہ بادشاہ یہ اللہ یہ گھر تو نے بنا چھڑے فرما نامی نے اتنے تختیاں لگ گئی ابو بکر صدیق ہو عمر فاروق ہو مولا علی ہو حسین ابن علی ہو حسن پاک ہو فرمانوں کی تختیاں لگ گئی یہ اللہ تختیاں لگ چھڑی ہیں یہ دے تیرے محبوب دی محبوب تیرا وزیر اعظم ہے تو تو بادشاہ ہے تیرے محبوب دی سلطنت دی کبینہ دے رکن نے جنہاں دے سینئر وزیر صدیق اکبر نے تے یا اللہ انہاں دے گھر بنائے نے تختیاں لگ گئی جان سار میرے محبوب تے جانا قربان جہان واسطے کامیابی لیکن شہبی ہونا بھی انہوں کا اوڈے ہی مقام ہے میں قرآن پاک کی ایت پڑھ کے ترجمہ پیش کر چکا انہوں نے شہبا چھو جہاں ذکر میں کرنا چاہنا جناب تک صرف جناب تک تعارف پہنچانا چاہ رہا کہ جہاں نام حضرت ابو بکر صدیق ہے ابو بکر صدیق رضی اللہ تعالیٰ کون ہے اور حضور مولا علی شیر خدا کون ہے میں دونوں کا جوڑ بن کے گل دونوں کی برابر کرا گا تو مزہ آ جائے گا کہ پیار کتنا ہجرت کی رات ہو اللہ کے رسول گھر اپنے ستا پہ ہو کافر گھیرا کرنا ہے تے بچے تے بچا مارن تے ڈنگے تے ڈنگا تے سوتے تے سوتا تے سات مارن اے محمد مصطفیٰ دی کلو بات رات ادھی دے برابر پڑی ہوئے تے میرے کریم رسول اٹھ کلو مقام مصطفیٰ سمجھی تے میرے رب گوڑ دی لکوہ نہیں کھڑکا اور آمین صلاح دے میرے رب کسے سلیہ نہیں اور ان کے لیا اہم کتاب مخاطب ہو کے یا اللہ انہا کافرہ میرے گھر دا گھیرا کر لی یہ میری جان دے دشمنی میرے تے میرے واسطے تیرا مشورہ کی ذرا سنی میرا محبوب اپنے رب نال مشورے کیویں کردا میرے اللہ دا مشورہ ہے محبوب مکہ شہر چھڑ دیو مدینے تر جاؤ اے مکہ چھڑ دیو گھروں نکل جاؤ تے میرے کریم رسول نے فرمایا مولا میرے کو لوکاں دی امانت نہیں اے امانت میں لے کے رات رات نکل جاواں گا ابو جان پرب ہو گئے نہیں کرے گا کہ محمد ابن عبداللہ جو مکہ دے بڑے سج کو امین ہے او جدوں مدینے ہو جان لگے تے رات دی لوکاں دی امانت لے کے تر گئے نہیں سنی کیوں لے میرے رب دے میرے رب دی تے مصطفیٰ دی گلاں پئی ہو گئی میرے وچ گل کی دیا کی اے نا کیدا نوینا پیا کنا لوکاں دے ملا میرا اپنے محبوب نال گلاں کر لیا ایک نا دے اے تے تمہاں دے نال لوے انہاں دی شاناں اونچیاں نے میرے رب نے اپنے محبوب اس گل دا غم کرن دی لوڑ نہیں مولا دی مولا لو مولا دی بلوایا تے اللہ تیرا کی مشورہ ہے اپنے ماں دا مولا دی نکے چھڑو اپو دی میرے بسترے تے سہون محمد مصطفیٰ دے سبحان اللہ سبحان اللہ ਮੌਲਾਨੀ ਜਿੰਨੇ ਨੂੰ ਮੰਤਾ ਫਰਮਾ ਲਈ ਪਾ ਮੇਰੇ ਬਿਸਤਰੇ ਤੇ ਇੰਜ ਸੋਣਾ ਵੇਖ ਲਿਆ ਸਮਝ ਨਾ ਲੈ ਉਹ ਸੁੱਤਾ ਉਹ ਸੁੱਤਾ ਵੇਖ ਕੇ ਉਹ ਸੁੱਤਾ ਯਾਰ ਸੁਣਿਆ ਤੇ ਗੱਲ ਫਿਰ ਮੈਂ ਮੰਜੀ ਵੀ ਨਾ ਮੰਗਾ ਸਿਮਤ ਪਾਸਾ ਮੈਨੂੰ ਫੁਰਤਾ ਨਾ ਮੰਗਿਆ ਸੁਨਤ ਤਰੀਕਾ ਮੌਲਾਨੀ ਫਰਮਾ ਮੇਰੀ ਯਾਰ ਸੁਣਿਆ ਮੈਂ ਸਿੱਖ ਤੇ ਜਾਣਾ ਪਰ ਮੇਰੀ ਗਲਤ ਨਹੀਂ ਸੁਣ ਮੈਨੂੰ ਆਪਣੀ ਜਾਨੀ ਦਾ ਮਸਲਾ ਹੀ ਕਿਸੇ ਪੁੱਛਣ ਵਾਲੇ ਪੁੱਛਿਆ ਨਾ ਬਾਜੀ ਜਦੋਂ ਮੌਤ ਦੇ ਬਿਸਤਰ ਤੇ ਤੁਹਾਨੂੰ ਸੁਣਾਉਣ ਲੱਗਿਆ ਤੇ ਤੁਹਾਨੂੰ ਪਤਾ ਵੀ ਬਿਮਾਰ ਜਿਹੜਾ ਵੀ ਕੀ ਤੁਹਾਨੂੰ ਤੇ ਹਜ਼ੂਰ ਦੀ ਦਾਤ ਜਾਨ ਦੇ ਦੁਸ਼ਮਣ ਹੈ ਹਜ਼ੂਰ ਮਲਕੜੀ ਜਾ ਨਿਕਲਣ ਲੱਗੇ ਤੇ ਇਹਨਾਂ ਮਗਰ ਟਾਰਗੇਟ ਤੇ ਆਉਂ ਇੰਡੀਆ ਦੀ ਬੰਬ ਮਾਰ ਰਹੇ ਤੁਹਾਡਾ ਟਾਰਗੇਟ ਫਿਰ ਇਸਲਾਮਾਬਾਦ ਹੀ ਹੋਣਾ ਬਹੁਤ ਸਵਾਲ ਇਹਨਾਂ ਦਾ ਟਾਰਗੇਟ ਤੇ ਹਜ਼ੂਰ ਦੀ ਮੰਜੀ ਹੈ ਜਿਹੜੀ ਮੰਜੀ ਉੱਤੇ ਤੂੰ ਸੁੱਤਾ ਹੈ ਤੈਨੂੰ ਫਿਕਰ ਨਹੀਂ ਬਣੀ ਜਾਣਦੀ ਮੌਲਾ ਦੀ ਫਰਮਾ ਬਸ ਹੈ ਬਸ ਮੈਨੂੰ ਫਿਕਰ ਕਿਉਂ ਪੜਨੀ ਹੈ ਸੁਣੀ ਅਕੀਦਾ ਸੁਣੀ ਦਾ ਉਹ ਅਕੀਦਾ ਜੋ ਮੌਲਾ ਅਲੀ ਸ਼ੇਰ ਖੁਦਾ ਦਾ ਆਪਣੇ ਫਰਮਾ ਮੁਝੇ ਕਿਉਂ ਕਰਨਾ ਹੁੰਦਾ ਜਦੋਂ ਹਜ਼ੂਰ ਨੇ ਫਰਮਾ ਮੇਰੀ ਮੰਜੀ ਤੇ ਸਹਿਜ ਆ ਤੇ ਫਲਾਣੇ ਦੇ ਆਵੀਂ ਤੇ ਮਦੀਨੇ ਉਬਾਰ ਫਲਾਣੇ ਚੌਕ ਵਿੱਚ ਮੈਂ ਤੇਰੀ ਉਡੀਕ ਰੱਖਸਾਂ ਮੌਲਾ ਅਲੀ ਫਰਮਾਉਂਦੇ ਨੇ ਮੈਂ ਇੰਨੀ ਨਹੀਂ ਮੇਰੀ ਨਿਗਮਤ ਦੀ ਮੈਂ ਅਲੀ ਹਾਂ ਮੈਂ ਸਿਆਬੀ ਹਾਂ ਮੈਂ ਭਾਬੀ ਤੇ ਨਹੀਂ ਅਬੂ ਬਕਰ ਨੂੰ ਮੈਂ ਨਾਲ ਲੈ ਜਾਣਾ ਅਬੂ ਬਕਰ ਮੈਂ ਨਾਲ ਲੈ ਜਾਣਾ ਅਲੀ ਨੇ ਕਮੈਂਟ ਸੁਣਿਆ ਪਰਮਾਤਮਾ ਨੇ ਸੁਣਾ ਜੇ ਅਬੂ ਬਕਰ ਨਾਲ ਜਾਣੇ ਸੱਤੇ ਖੈਰਾਂ ਨੇ ਅਬੂ ਬਕਰ ਮਰ ਜਾਏਗਾ ਖੁਸ਼ ਜਾਏਗਾ ਜਨਾਬ ਆਪਣੀ ਜਾਨ ਵੇਚ ਦੇਗਾ ਜਨਾਬ ਦੇ ਜਿਸਮ ਨੂੰ ਤਕਲੀਫ ਹੋਣ ਦੇਗਾ نظروں سے ملا نظیر پردے تیرا پیمان آباد خدا رکھے آباد خدا رکھے ساقی تیرا پیمان نظروں سے ملا نظیر پردے تیرا پیمان آباد خدا رکھے میرے کریم رسول نے رب نال گلاں کیتیاں نے ایک بری گل کی دوجی بری کی میں کہنا بندے پر بے دے نہیں میرا کہنا بندے کا پتر بن ہو بھی سٹیج تے بیٹھے ایک بری گل کی لیکن میرے مصطفیٰ دی شان تے اور بھی تیرے میرے عقل دے پیمانے دی گلاں ہی نہیں ہوندیاں اے میری کسے آکھیا خدا کی عظمت کیا ہے محمد مصطفیٰ جانی مقام مصطفیٰ کیا ہے محمد کا خود وہ یہ پڑھے نا تے پھر یا اللہ آپ کھلوتے ہو اے آپ کھلوتے ہو جی بزرگ گزر رہے تھے کسی بھی کام دم کر تو پھونک لگا دی اس کے پھونک میں کیا تھا ارے اس کے پھونک میں نسبت تھی صبر پاک صابر کے پھونک میں نسبت تھی بابا فرید بابا فرید کے پھونک میں نسبت تھی خواجہ اجمیری خواجہ اجمیری کے پھونک میں نسبت تھی مولا علی کی مولا علی ہونے میں جن جب جوسی ہو ہیڈ ہے کون امام احمد بن حنبل فرماتے ہیں بخدا خدا کا یہی ہے در بخدا خدا کا یہی ہے در نہیں اور کوئی مفری مگر جو وہاں سے ہو یہی آ کے ہو جو یہاں نہیں تو کھلوتی ہے دروازہ کھل گیا کدو ابو بکر ਤਸਦੀਕ ਦਾ ਦਰਵਾਜ਼ਾ ਖੁੱਲਿਆ ਮੇਰੇ ਪੁੱਤਾਂ ਨੇ ਪਰਵਾਹ ਮਤ ਕਰ ਇੰਜ ਲੱਗਿਆ ਜਿਵੇਂ ਸਾਰੀ ਰਾਤ ਦਾ ਮੂੰਹ ਅੱਗੇ ਖਲੋਤਾ ਹੀ ਇੰਜ ਲੱਗਿਆ ਜਿਵੇਂ ਸਾਰੀ ਰਾਤ ਦਾ ਮੂੰਹ ਅੱਗੇ ਖਲੋਤਾ ਹੀ ਅੱਜ ਸੁਣਾ ਅੱਜ ਦਾ ਤੇਰੇ ਤੇ ਅੱਜ ਦਾ ਤੇਰੇ ਅੱਗੇ ਕੱਢਣ ਦਾ ਉਹ ਜਦੋਂ ਤੁਸਾਂ ਮਿੰਤੇ ਮੌਲਾ ਅਲੀ ਬੋਲਾ ਤੁਸਾਂ ਫਰਮਾ ਅਲੀ ਪਾਕ ਦੀ ਹੀਰਤ ਦੀ ਰਾਤ ਹੋਣੀ ਤੇ ਮੈਂ ਬਿਸਤਰ ਤੇ ਸੋਣਾ ਮੈਂ ਅਬੂ ਬਕਰ ਦੇ ਦਰਵਾਜ਼ੇ ਤੇ ਜਾਣੇ ਸੁਣੋ ਤੁਸਾਂ ਨੀ ਰਾਹ ਇਤਨਾ ਆਖਿਆ ਮੈਂ ਅਬੂ ਬਕਰ ਦੇ ਦਰਵਾਜ਼ੇ ਤੇ ਜਾਣੇ ਦੱਸਿਆ ਤੁਸਾਂ ਕੋਈ ਨਾ ਕਿਹੜੀ ਨੌਕਰੀ ਜਾਣੇ ਪੁੱਛਿਆ ਮੈਂ ਕੋਈ ਨਾ ਉਦੋਂ ਦਾ ਜਦੋਂ ਦੀ ਛੋਟੇ ਦੀ ਪੜ ਕੇ ਆਉਣਾ ਮੈਂ ਬਿਸਤਰ ਤੇ ਬਾਨਾ ਮੇਰਾ ਬਿਸਤਰਾ ਚੂੜੀਆਂ ਮਰੇ ਮੈਂ ਅਬੂ ਬਕਰ ਮੇਰੇ ਅਥਰੂਹ ਪੂੰਦੇ ਸਨ ਇੱਕ ਰਾਤ ਦੀ ਉਹਨੇ ਮੇਰੇ ਚੁਗਲੇ ਸੁਣਨਾ ਅੱਗੇ ਅੱਗੇ ਅੱਲਾ ਦੇ ਰਸੂਲ ਪਿੱਛੇ ਪਿੱਛੇ ਸਿਹਾਬਾ ਦੇ ਸਰਦਾਰ ਹਾਂ ਅਬੂ ਬਕਰ ਸਦੀਕ ਬਹਿ ਗਿਆ ਪੈਰਾਂ ਮਾਰ ਹਜ਼ੂਰ ਨੇ ਪ੍ਰਭਾ ਅਬੂ ਬਕਰ ਬਹਿ ਕੇ ਦੇ ਤੇ ਛੋਟੇ ਸ਼ਾਹ ਜੀ ਸਰਦਾਰ ਸਾਹਿਬ ਥੋੜ੍ਹਾ ਹੀ ਸਾਹਮਣੇ ਇੱਧੇ ਤੋਂ ਸਾਹਮਣੇ ਰੱਖੋ ਕਿੰਨਾ ਨਹੀਂ ਤੁਹਾਡੇ ਲੋਕ ਨਹੀਂ ਉੱਥੇ ਹੀ ਸਾਹਮਣੇ ਆਪਣ ਪ੍ਰਭਾ ਅਬੂ ਬਕਰ ਸਦੀਕ ਤੁਰੀ ਤਾਂ ਕਿਉਂ ਉਹਨਾਂ ਕਿ ਨਹੀਂ ਤੁਰੀ ਉਹਨਾਂ ਕਿ ਨਹੀਂ ਤੁਰੀ ਦਾ ਵੀ ਤੁਰੀ ਦਾ ਅਤੇ ਜਨਾਬ ਦੇ ਪੈਰ ਨੇ ਬੜੇ ਨਾਦਕ ਅਜੂਲੇ ਸੁਣ ਜਨਾਬ ਦੇ ਪੈਰ ਨੇ ਬੜੇ ਨਾਦਕ ਤੇ ਅੱਲਾ ਕਹਿ ਪਥਰੀਲਾ ਤੇ ਮੈਂ ਪਿੱਛੇ ਜੋਠ ਕਰਦਾ ਪਿਆ ਜਦੋਂ ਪੈਰ ਦਰਦੇ ਹੋਏ ਤੇ ਜਨਾਬ ਦੇ ਪੈਰਾਂ 'ਚ ਪੱਥਰ ਚੁੱਕਦੇ ਤੇ ਹਜ਼ੂਰ ਨੂੰ ਤਕਲੀਫ ਹੁੰਦੀ ਅੱਛਾ ਚੁੱਕਦੇ ਪੱਥਰ ਨੇ ਹਜ਼ੂਰ ਦੇ ਪੈਰਾਂ 'ਚ ਤੇ ਟਰੀਨਾ ਅਬੂ ਬਕਰ ਸਦੀਕ ਪੈਰ ਕਿਤੇ ਚੁੱਕਦੇ ਨੇ ਹਜ਼ੂਰ ਦੇ ਤੇ ਟਰੀਨਾ ਕਿਵੇਂ ਚੁੱਕਦੇ ਇਹ ਗੱਲਾਂ ਹੀ ਅਕਲ ਤੋਂ ਪਾਰ ਇਹ ਅਕਲ ਅਕਲ 'ਚ ਆਉਣ ਵਾਲੀਆਂ ਗੱਲਾਂ ਨਹੀਂ ਖਾਂਦੀ ਹੋਰ ਤਰ੍ਹਾਂ ਦੇ ਇੱਥੇ ਅਪੜੀ ਤੇ ਫਿਰ ਅਬੂ ਬਕਰ ਸਦੀਕ ਬਣਦਾ ਇੱਥੇ ਦਾੜੀ ਨਾਲ ਜੜਦੇ ਵੀ ਤੇ ਫਿਰ ਸਲਮਾਨ ਦੇ ਪਾਸੇ ਬਣਦਾ ਤੇ ਜਿੱਪੇ ਗਿਲ ਚੁੱਕਾ ਵੀ ਇਹ ਤੱਤੀ ਇੱਥੇ ਡੇਢ ਗਏ ਤੇ ਫਿਰ ਜੰਨਤ ਦਾ ਇਹ ਵਾਰਸ ਬਣੀ ਦੇ ਹਜ਼ੂਰ ਫਰਮਾਉਂਦੇ ਨੇ ਮੈਂ ਵੀ ਤੇ ਤੋਂ ਪਰੋ ਦੇ ਨਦਰੀ ਜਾਣਾ ਮੈਂ ਤੇ ਪਰੋ ਦੇ ਰਾਤ ਵਿਸ਼ਾ ਕਰ ਸ਼ੁਕਰ ਉਹ ਸਾਹਿਬੇ ਮੁਰਾਦ ਫਲੂ ਨੰਦਰ ਬਾਹਰ ਬੰਦ ਕੀ ਰੱਖਾ ਹਜ਼ੂਰ ਨੇ ਪਰਵਾ ਅੱਛਾ ਦੱਸ ਤੁਰਿੰਦਾ ਕੀ ਕਿਹੜੀ ਦੁਸ਼ਮਣ ਵੱਲੋਂ ਸਿਰ ਚੜੇ ਨੇ ਜਿਹਨਾਂ ਜਿਹੜੇ ਮੇਰੇ ਦੁਸ਼ਮਣ ਨੇ ਤੂੰ ਪਿਛਾ ਆੜ ਰਹੇ ਤੇਰੇ ਵੀ ਤੇ ਦੁਸ਼ਮਣ ਨੇ ਜਿਹੜੇ ਹਜ਼ੂਰ ਦੇ ਦੁਸ਼ਮਣ ਨੇ ਅਬੂ ਬਕਰ ਦੇ ਦੁਸ਼ਮਣ ਨੇ ਜਿਹੜੇ ਅਬੂ ਬਕਰ ਦੇ ਦੁਸ਼ਮਣ ਨੇ ਹਜ਼ੂਰ ਦੇ ਦੁਸ਼ਮਣ ਪ੍ਰੀਤਾ ਕੀ ਗਲੋ ਸਕੇ ਜੀ ਦੀ ਸ਼ਰਤ ਤੇ ਆਪਣੇ ਪਰ ਪਤਾ ਸੀ ਗਿਆ ਐਂ ਪਿਆਰ ਦੀ ਕਰਾਸ ਪਹਿਲਾ ਪਰ ਤੇ ਕਦੇ ਮੇਰੇ ਬੋਲਦੇ ਆ ਕਰਦੇ ਕਦੀ ਇੱਥੇ ਆ ਜਾਓ ਨਾ ਤੂੰ ਮੁੜ ਮੇਥੋਂ ਤੁਰੀ ਹੋਗਾ ਤੇ ਉਹਨੇ ਪਹਿਲਾਂ ਸਖਮ ਨੇ ਅਬੂ ਬਕਰ ਦੇ ਤੁਰੀਦਾ ਨਹੀਂ ਹੁੰਦਾ ਪਰ ਮੈਂ ਤੁਰੀਦਾ ਕੀ ਕਰੀ ਆਦਮ ਤੁਰੀਦਾ ਇਹਦੇ ਤੇ ਮੇਰੇ ਬੋਲਦੇ ਹੁੰਦੇ ਕਹਾਂ ਨਸੀਬ ਮੇਰੇ ਕਿ ਤੂੰ ਆਪ ਚੱਲ ਕੇ ਆਤਾ ਕੋਈ ਜਜ਼ਬਾ ਹੈ ਮੁਹੱਬਤ ਮੇਰੇ ਕੰਮ ਆ ਗਿਆ ਮੇਰੇ ਦਿਲ ਦੀ ਧੜਕਨੋਂ ਛੋਟੇ ਸ਼ਾਹ ਜੀ ਬਾਬਾ ਜੀ ਮੋਢੇ ਤੋਂ ਬਾਲ ਦੇ ਨਾਨਾ ਪੁੱਤਰੇ ਨੂੰ ਬਾਲ ਲੈਂਦਾ ਦਾਦਾ ਪੁੱਤਰੇ ਨੂੰ ਬਾਲ ਲੈਂਦਾ ਪਿਓ ਪੁੱਤਰੇ ਨੂੰ ਬਾਲ ਤੇ ਪੈਰ ਇੱਥੇ ਆ ਖਾ ਜਾਂਦੇ ਉਹ ਕੀ ਕਰਦੇ ਕਈ ਤੂੰ ਫੜ ਲੈਂਦੇ ਅੱਡੜੋ ਵੱਲ ਨਾਲੇ ਦੇ ਵਿਸ਼ਕਾਰ ਜੇ ਹੁਣ ਤੁਹਾਨੂੰ ਪੱਕੀ ਸੜਕ ਰੋਡ ਲੱਭ ਗਿਆ ਅੱਗੇ ਨਾਲ ਵੀ ਛੋਟੀ ਮਿੱਠੀ ਲਿਓ ਅੱਡੜੋ ਵਾਲੇ ਦੇ ਮੁੰਡੇ ਸ਼ਾਹ ਜੀ ਵੇ ਮੈਂ ਆਪ ਦੇਖਿਆ ਮੇਰੇ ਮਸੇਰੇ ਦਾ ਵਿਆਹ ਅੱਲਾ ਦੀ ਸੋ ਮਰਦਾਂ ਬੀਬੀਆਂ ਹੁਣ ਵੀਡੀਓ ਚੱਲਦੀ ਪਈ ਲੱਕੀ ਵਾਲੀ ਨਾਲ ਕੁੰਜੀਆਂ ਕੁੰਜੀਆਂ ਨਾ ਹੁਣ ਬਾਈ ਤੇ ਕੰਮ ਹੋਰ ਭਰਨ ਨਹੀਂ ਵੀ ਆਉਂਦਾ ਕੁੰਜੀਆਂ ਤੇ ਜੁੱਤੀਆਂ ਸਿਰੇ ਤੇ ਵਿਖੀ ਅੱਡੇ ਤੇ ਲਾਰੇ ਜੋਗੋਂ ਦੇ ਗੱਲ ਕੰਮ ਵੀ ਉੱਪਰ ਹੈ ਤੋਂ ਫਿਰ ਬੱਚੇ ਇੱਥੇ ਖੜ ਨਹੀਂ ਸਕਦੇ ਪਾਣੀ ਉਹ ਜਦੋਂ ਇੱਕ ਬਾਲ ਵੀ ਤੇ ਪੈਰ ਕੀ ਕਿਹਾ ਜਦੋਂ ਇੱਥੇ ਹਜ਼ੂਰ ਦਾ ਸੱਜਾ ਪੈਰ ਇੱਥੇ ਅਬੂ ਬਕਰ ਦਾ ਸੀਨਾ ਉੱਤੇ ਹਜ਼ੂਰ ਦਾ ਪੈਰ ਤੇ ਖੱਬਾ ਇੱਥੇ ਤੇ ਅਬੂ ਬਕਰ ਸਦੀਕ ਨੇ ਇੱਥੋਂ ਪੈਰ ਫੜ ਲਿਆ ਹਜ਼ੂਰ ਉੱਤੇ ਤੇ ਅਬੂ ਬਕਰ ਅਲਾਮਾ ਇਕਬਾਲ ਉਹ ਬੰਦੇ ਜਿਹਦੇ ਸ਼ੇਰ ਸਾਰੇ ਮੁਰਗੇ ਉੱਥੇ ਹੁਣ ਮਤਲਬ ਇੱਥੇ ਅਲਾਮਾ ਇਕਬਾਲ ਨੇ ਕੀ ਆਖਿਆ ਤੇਰੀ ਮੇਰਾਜ ਕੇ ਤੂੰ ਲੋ ਕਲਮ ਤਕੀ ਪਹੁੰਚਾ ਤੇਰੀ ਮੇਰਾਜ ਕੇ ਤੂੰ ਲੋ ਕਲਮ ਤਕੀ ਪਹੁੰਚਾ ਤੇਰੀ ਮੇਰਾਜ ਕੇ ਮੈਂ ਤੇਰੀ ਮੇਰਾਜ ਕੇ ਮੈਂ ਪਹੁੰਚਾ ਤੇਰੀ ਨੂੰ ਚੜ੍ਹਨ ਵਾਲੇ ਤੇ ਮਗਰੋਂ ਹੀ ਦੀ ਅੱਛਾਈ ਮਾਰ ਦੀ ਗੋੜੇ ਵਜਾਈ ਹੋ ਗਏ ਤੇ ਅਫਸੋਸ ਕਰੀਏ ਕੀ ਵਿਸਾਲ ਤੇ ਆਪਣਾ ਕਹਿ ਕੇ ਜੁਲਾ ਤੇ ਗਲਾ ਜੁਲਾ ਕਹਿ ਕੇ ਉਸ ਮਿੱਟ ਆਪਣੇ ਅਬੂ ਬਕਰ ਸਦੀਕ ਨੇ ਜੇ ਸ਼ੁਰੂ ਕੀ ਕਰੀ ਫਰਮਾ ਗਾ ਨਹੀਂ ਤੇ ਵੜ ਅੰਦਰ ਇਹ ਵੇਖ ਕੋਈ ਹਾਲ ਬਣਿਆ ਸੁਣੀ ਸਦੀਕ ਪੰਨ ਚਾਦਰ ਤੇ ਨਹੀਂ ਸਾਂਭ ਕਾਈ ਹੋ ਗਈ ਬਿਸਤਰ ਕਿ ਇਹਦਾ ਮੈਂ ਬਣਾਉਣਾ ਬਿਸਤਰ ਚਾਦਰ ਤੇ ਪਾੜਨਾ ਨਹੀਂ ਬਿਸਤਰ ਬਣਾਉਣਾ ਤੇ ਗੋਦ ਦਾ ਸਰਾਣਾ ਬਣਾਉਣਾ ਸ਼ਾਰੀ ਬੇਟੀ ਨੂੰ ਮੈਂ ਪੈਰ ਉੱਤਾ ਨਹੀਂ ਕਰਨਾ ਉਹਨਾਂ ਪੂਰਾ ਸਟਾਈਲ ਮੈਂ ਬਣਾਉਣਾ ਚੁੱਕੜੀ ਪਾ ਕੇ ਚੁੱਕੜੀ ਤੇ ਇਹ ਬਿਸਤਰ ਤੇ ਜਿਵੇਂ ਕਿ ਉਹਨਾਂ ਸੁਰਾਖ ਅਧੀਨ ਨੂੰ ਬੰਦ ਕੀ ਕਰ ਕਰਾਂ ਤੇ ਜੇ ਗੱਲਾਂ ਫਾੜ ਕੇ ਉਹਦੀ ਪੱਟੀਆਂ ਬਣਾ ਦਿੱਤਾ ਉਹਨੂੰ ਸੁਰੱਖ ਤੇ ਜਦੋਂ ਸੁਰਾਖ ਬੰਦ ਕੀਤੇ ਤੇ ਹੁਜ਼ੂਰ ਨੂੰ ਅਦਰੀ ਅਸਲ ਅੰਦਰ ਆ ਗਏ ਅੰਦਰ ਹੁਜ਼ੂਰ ਆ ਗਏ ਨਾ ਆਦਰੀ ਅਸਲ ਬੂਹਾ ਖੁੱਲ੍ਹਾ ਫਰਮਾ ਕੋਈ ਨਹੀਂ ਇਹਦਾ ਇੰਤਜ਼ਾਮ ਰੱਖਿਆ ਮੈਂ ਮੱਕੜੀ ਆਈ ਸਕਿੰਡਰ ਲੱਗੇ ਉਸ ਜਾਲ ਚ ਬਣਾਏ ਮਕਾਮ ਮੁਸਤਫਾ ਵਿੱਚ ਤੇ ਫਿਰ ਵੀ ਅਬੂ ਬਕਰ ਸਦੀਕ ਦਾ ਦਿਲ ਦੁਖਿਆ ਅਬੂ ਬਕਰ ਸਦੀਕ ਦਾ ਦਿਲ ਦੁਖਿਆ ਮੈਂ ਇਕੱਲੇ ਹਾਂ ਤੇ ਹਜ਼ੂਰ ਮੇਰੀ ਝੂਠੀ ਸੀ ਅਮਾਨਤ ਕਿਹਦੀ ਖੁਦਾ ਦੀ ਹਜ਼ੂਰ ਅਬੂ ਬਕਰ ਸਦੀਕ ਦੀ ਜੋੜੀ ਚ ਤੇ ਦਿਲ ਥੋੜਾ ਜਿਹਾ ਦੁਖਿਆ ਨਾ ਜਿਹੜਾ ਅਬੂ ਬਕਰ ਦਾ ਦਿਲ ਦੁਖਿਆ ਤੇ ਹਜ਼ੂਰ ਜੁਮਲੇ ਬੋਲੇ ਜਦੋਂ ਹਜ਼ੂਰ ਜਿਹੜੇ ਜੁਮਲੇ ਬੋਲੇ ਉਹਨਾਂ ਦਾ ਕੁਰਾਨ ਪੜ੍ਹ ਕੇ ਆਫਸ ਵਿੱਚ ਜੇ ਫਰਕ ਲੱਗਾ ਤੇ ਜ਼ਰੂਰ ਫੜ ਲਵੇ ਹੈ ਕਿ ਇੱਡੀ ਪਗੜੀ ਵੀ ਮੇਰੀ ਪਤਲੀ ਬਣ ਜੇ ਬਹਿ ਜਾਵੇ ਇਹ ਸਾਬਰੀ ਪਗੜੀ ਹੈ ਆ ਪਟਕਾ ਵੀ ਮੇਰੇ ਜੁੜੀ ਸੀ ਸਾਬਰੀ ਚਲੋ ਉੱਤੇ ਕਾਲੀ ਗਈ ਵੀ ਸਾਬਰੀ ਚਲੋ ਪਰ ਰੁਮਾਲ ਇਸ਼ਾਰ ਅੰਦਰ ਤੇ ਸਾਬਰੀ ਪਟਕਾ ਸਾਬਰੀ ਹੈ ਮੇਰੀ ਜੋੜੀ ਚ ਇਹ ਪਗੜੀ ਇੱਡੀ ਪਤਲੀ ਨਹੀਂ ਬਣ ਜੇ ਕਿਸੇ ਕੋ ਗੱਲ ਕਰੇ ਤੇ ਬਹਿ ਜਾ ਤੇ ਨਾ ਮੇਰੇ ਐਸਾ ਕੋਈ ਮਸਲਾ ਕਿ ਮੈਂ ਅਗਰ ਗੱਲ ਕਰਾਂ ਤੇ ਅਗਲਾ ਬੰਦਾ ਕਵੇ ਤੇ ਨਾਲ ਕੋਈ ਫਰਕ ਪਵੇਗਾ ਪਰੇਸ਼ਾਨ ਹੋ ਸਕਦਾ ਖੁਦਾ ਸਾਡੇ ਨਾਲ ਤੇ ਮੇਰੇ ਅੱਲਾ ਨੇ ਅੱਛਾ ਇਤਨੇ ਬੰਦਿਆਂ ਦੀ ਮੌਜੂਦਗੀ ਜੁਗਲੇ ਬੋਲਣ ਲੱਗਾ ਇੱਕ ਵਕਤ ਚ ਵੀ ਹਾਲ ਕਮੋ ਬੇ ਸਿਆਬਾ ਨੇ ਹਜ਼ੂਰ ਦੇ ਜਿਸ ਸ਼ਖਸ ਦੀ ਸਿਆਬੀਅਤ ਉੱਤੇ ਅੱਲਾਹ ਦੀ ਕੁਰਾਨ ਦੀ ਦੱਸੇ ਕੱਢੀ ਆਈ ਉਹ ਸਿਰਫ ਅਬੂ ਬਕਰ ਉਹ ਸਿਆਬੀ ਹੈ ਹਜ਼ੂਰ ਕਹਿ ਰਹੇ ਨਾ ਇਹ ਮੇਰਾ ਸਿਆਬੀ ਹੈ ਇਹ ਮੇਰਾ ਸਿਆਬੀ ਇਹ ਮੇਰਾ ਸਿਆਬੀ ਸਿਆਬੀ ਦੀ ਤਾਰੀਫ ਕੀ ਜਿਸਨੇ ਹਾਲਤੇ ਇਮਾਨ ਨੇ ਹਜ਼ੂਰ ਕੀ ਚੌਕਟੀ ਤਿਆਰ ਕੀ ਹਜ਼ੂਰ ਕੇ ਦਰ ਤੇ ਬੈਠੋ ਸਿਰਫ ਜ਼ਿਆਰਤ ਨਹੀਂ ਜ਼ਿਆਰਤ ਦੇ ਤੋਂ ਨਬੀ ਨੇ ਜਿਹੜੇ ਰਹਿ ਜਾਣਗੇ ਪਿੱਛੇ ਫਰਮਾ ਨਹੀਂ ਤਾਰੀਫ ਹੀ ਬੜੀ ਹੋ ਬੜੀ ਫਰਮਾ ਜਿਸਨੇ ਹਾਲਤੇ ਇਮਾਨ ਨੂੰ ਹਜ਼ੂਰ ਕੀ ਬਰਗਾਹ ਵਿੱਚ ਹਾਜ਼ਰੀ ਦੀ ਉਹ ਸ਼ਾਬੀ ਇਸ ਲੇਕਿਨ ਅਬੂ ਬਕਰ ਸਦੀਕ ਵਾਹਿਦ ਇੱਕ ਲੱਖ ਚੰਗੀ ਰਾਜਮੋਂ ਵਿੱਚ ਚੱਬਾ ਨੇ ਜਿਨ੍ਹਾਂ 'ਚ ਉਹ ਸ਼ਾਬੀ ਹੈ ਜਿਹਦੀ ਸ਼ਾਬੀ ਹੈ ਉੱਤੇ ਖੁਦਾ ਦਾ ਕੁਰਾਨ ਨਸਕ ਕਰਦੀ ਬਣ ਗਿਆ ਹਜ਼ੂਰ ਨੇ ਜਿਹੜਾ ਬੋਲਿਆ ਅਬੂ ਬਕਰ ਕੰਮ ਨਾ ਕਰ ਤੇ ਮੇਰੇ ਅੱਲਾ ਦਾ ਕੁਰਾਨ ਆ ਗਿਆ ਫਰਮਾ ਸਾਮੀ ਯਸਨਈ ਸਾਹਮਣੇ ਬਣੇਗਾ ਸਾਨੀ ਹਜ਼ੂਰ ਅਬੂ ਬਕਰ ਵੀ ਹੋਣ ਤੇ ਹਜ਼ੂਰ ਵੀ ਹੋਣ ਤੇ ਹਜ਼ੂਰ ਨੂੰ ਸਾਨੀ ਕਿਹਾ ਬਨੋ ਮੇਰੀ ਜੇਬ ਚਲਦੀ ਇੱਥੇ ਮੇਰੀ ਜੇਬ ਨਹੀਂ ਚੱਲੇਗੀ ਮੇਰੀ ਜੇਬ ਨਹੀਂ ਚੱਲੇਗੀ ਫਿਰ ਅਸੀਂ ਕੀ ਆਖਾਂਗੇ ਚਲੋ ਸਾਨੀ ਅਬੂ ਬਕਰ ਨੂੰ ਬਣਾ ਲੈਂਦੇ ਹਾਂ ਤੇ ਜੇ ਹਜ਼ੂਰ ਨੂੰ ਸਾਨੀ ਬਣਾਉਣੀ ਅਵਲ ਅਬੂ ਬਕਰ ਇਹ ਤੇ ਹੋ ਨਹੀਂ ਸਕਦੇ ਮਕਾਮੇ ਤੋਂ ਹਜ਼ੂਰ ਦਾ ਅਵਲ ਮਾਜ਼ਲਾ ਹੋ ਹੀ ਨਹੀਂ ਸਕਦੇ ਬਾਪਾ ਨਹੀਂ ਹੋ ਸਕਦੇ ਤੇ ਫਿਰ ਅਵਲ ਕੀ ਜਾਣਗੇ ਉਸ ਮੁਫਸਲ ਖੂਬਸੂਰਤ ਜੁਮਲੇ ਬੋਲੇ ਉਹਨੇ ਆਖਿਆ ਫਿਰ ਅਵਲ ਇਹ ਬਣਨਗੇ ਕਿ ਹਜ਼ੂਰ ਦੀ ਗੁਲਾਮੀ ਵਿੱਚ ਉਹ ਪੈਦਾ ਹੋ ਉਹ خوبصورت جملے ابو بکر مطمئن ہو گئے حضور سے آئیں گے اے حضور کا سر نور ہے ابو بکر سے نہیں تکی جاتے اک نہیں جب کہ بٹنی نہیں لگتی اچانک وہ نظر پی نہ کھڑ رہے کہ چوکڑی یہ نہیں کھلی وہ حضور کے ادب میں فرق نہ اون مار اے پیر چھکے کو دے تے انڈی چ دے سلو سانی بھی نکلے وہ بھی کوئی عاشق اس ہڈی چومیا شومیا بڑا وقت کی تو پر کتے کی پیچھے چیک کر کیونکہ مجنون نہ صحیح فرحات دیوانے بدلتے رہتے ساقی کی نظر میں جاری ہے پیمانے ان چنگے ڈائریکشن مارے پر ابو بکر صدیق کی دوئی اکھ نہیں کرتا نظر یہ ہے سلطان محمود کا خمایا سلطان محمود نے سارے 100 روپے کی تے جملے بولے سلطان محمود نے او محمد بیٹی کا مولا جی کی چوری ہوئی حضور کا سر انور ہو گیا علی پاک دی ڈگر رنگ دی پئی ہوئی علی پاک کو تو ایک سورے دلتا پہ ہو گیا یہ تو لیکن حضور کا چہرہ ہو گیا پرانے ڈوبڑی تے ڈوب جا ڈگر رنگ دی رہے اور میں نے بات کیا حضور دا میری بات ٹوٹ گئی او مولوی تیری بننا یا مولا علی کی بننا بولے یا مولا علی او تو مختوم بنے تے ڈوب جا چوکا کالا پہ آئی دے اس کا مو بڑا ہے جڑا میری جوڑی چ ایک تے سلطان باہو نے کلام اٹھا صدیق اکبر دی جوڑی ہوئے حضور دا سر انور ہوئے بدو حالا مکھڑا ہوئے ابو بکر دی اکھ ہوئے کتو پہ تکدا ہوئے اکھ نہ جھپکے پپڑی نہ لاوے تے سلطان باہو فرماندے نے اے تن میرا او چشمہ ڈنڈی اس بھی مار جانی وہ پھر وہ اعتماد کرے گا بھاوے موچی ਪਿੰਡ ਦਾ ਜਿਸ ਕਬਰ ਕੱਢੀ ਉਹਦੇ ਤੇ ਹੁੰਦਾ ਮੈਂ ਹੋਵਾਂ ਸੋਹੇ ਲੋਕ ਦੂਜੇ ਹੋਵੇ ਤਰੀਕੇ ਹੋਵੇ ਓਏ ਇਸ ਨੂੰ ਰਾਣਾ ਤੋਏ ਸਰਣਾ ਮੇਰੀ ਜਾਨ ਛੱਡੀ ਮੌਤ ਦੀ ਕੁਆਂਦੀ ਪਿਓ ਦੀ ਕੁਆਂਦੀ ਇਹਨੇ ਕਲੀ ਮੇਰੀ ਕਬਰ ਛੱਡੀ ਉਹ ਬਣਾ ਲਈ ਮਰਨ ਤੋਂ ਬਾਅਦ ਦੀ ਵਸੀਅਤ ਚਲੀ ਉਹਨੇ ਕਰੀ ਦੀ ਜਿਹਦੇ ਤੇ ਇਤਮਾਦ ਹੋਵੇ ਜਿਹਦੇ ਤੇ ਮਾਣ ਹੋਵੇ ਕਿ ਅਬੂ ਬਕਰ ਸਦੀਕ ਹੋਵੇ ਤੇ ਵਿਸਾਲ ਦੀ ਯਕੀਨ ਹੋਵੇ ਕੀ ਫਰਮਾ ਫਰਮਾ ਮੌਲਾ ਦੀ ਮੁਲਾਕਾਤ ਜੁਮਲੇ ਸੁਣੀ ਸਦੀਕ ਅਕਬਰ ਦੇ ਫਿਰ ਆਪਣੇ ਦਿਲ ਵਿੱਚ ਕਰੀ ਫਰਮਾ ਆਪ ਹੀ ਰਸੂਲ ਜ਼ੋਜੇ ਬਦੂਰ ਸ਼ੋਹਰਤ ਬਦੂਰ ਐਲੀ ਮੁਤਲਾ ਸ਼ੇਰ ਖੁਦਾ ਮੇਰਾ ਮਿਸਾਲ ਆ ਕੇ ਨੇੜੇ ਜਦੋਂ ਮੇਰਾ ਜਨਾਜ਼ਾ ਪੜੀ ਜਾਵੇ ਮੇਰੀ ਮੰਜੀ ਚੁੱਕ ਕੇ ਰੋਜ਼ ਰਸੂਲ ਦੇ ਸਾਹਮਣੇ ਰੱਖਣਾ ਮੇਰਾ ਸਿਫਾਰਸ਼ੀ ਬਣਨਾ ਮੇਰਾ ਸਿਫਾਰਸ਼ੀ ਬਣਨਾ ਤੇ ਹਜ਼ੂਰ ਦੇ ਦਰਵਾਜ਼ੇ ਅੱਗੇ ਖਲੋ ਕੇ ਦਿਲ ਦੇ ਚਾਰ ਚੂ ਕਰਨਾ ਦਰਵਾਜ਼ੇ ਤੇ ਦਸਤਕ ਨਹੀਂ ਦੇਣਾ ਉੱਚੀ ਆਵਾਜ਼ ਵਿੱਚ ਜੁਮਲੇ ਨਹੀਂ ਬੋਲਣਾ ਦਿਲ ਦੇ ਚਾਰ ਚੂ ਕਰਨਾ ਦਿਲ ਦੇ ਚਾਰ ਚੂ ਕਰਨਾ ਕੀ ਅਰਜ਼ੂ ਕਰਨਾ ਵਾਹ ਬੇ ਗੁਰਦਾਰ ਸ਼ਾਹ ਕਲਸ ਦੇ ਬਾਦਸ਼ਾਹ ਮੇਰੀ ਮੁਸ਼ਕਲ ਕਰ ਆਸਾਨ ਤੈਨੂੰ ਕੀ ਮੁਸ਼ਕਲ ਮੇਰੀ ਮੁਸ਼ਕਲ ਕਰ ਆਸਾਨ ਤੈਨੂੰ ਕੀ ਮੁਸ਼ਕਲ ਤੇਰੀ ਮਨ ਦੇ ਕਲ ਰਹਿਮਾਨ ਤੈਨੂੰ ਕੀ ਮੁਸ਼ਕਲ ਤੇਰੀ ਮਨ ਦੇ ਕਲ ਰਹਿਮਾਨ ਤੈਨੂੰ ਕੀ ਮੁਸ਼ਕਲ ਸਦਾ ਤੋੜ ਚੜ੍ਹਨ ਪਹਿਮਾਨ ਤੈਨੂੰ ਕੀ ਮੁਸ਼ਕਲ ਸਦਾ ਤੋੜ ਚੜ੍ਹਨ ਪਿਆਰ ਤੇਰੀ ਮਨ ਦੇ ਗੱਲ ਰਹਿਮਾਨ ਤੈਨੂੰ ਕੀ ਮੁਸ਼ਕਲ ਤੇਰੀ ਮਨ ਦੇ ਗੱਲ ਰਹਿਮਾਨ ਤੇਰੀ ਮਨ ਦੇ ਗੱਲ ਰਹਿਮਾਨ ਤੇਰੀ ਮਨ ਦੇ ਗੱਲ ਰਹਿਮਾਨ ਤੇਰੀ ਮਨ ਦੇ ਗੱਲ ਰਹਿਮਾਨ ਤੈਨੂੰ ਕੀ ਮੁਸ਼ਕਲ ਇਹਦਾ ਖਮੀਰ ਹੈ ਇਹ ਪੱਕਾ ਫੈਸਲਾ ਜਿੱਥੋਂ ਖਮੀਰ ਤੂੰ ਕਿਵੇਂ ਕਬਰ ਉੱਥੇ ਬਣੇਗੀ ਤੀਆਂ ਨੂੰ ਇੱਥੇ ਵੀ ਡੰਡੇ ਮਾਰਦੇ ਨੇ ਕਿਹੜੀ ਗੱਲ ਮੌਲਾ ਅਲੀ ਨਾਲ ਕਬਰਾਂ ਪੇ ਬਣਾਉਂਦੇ ਹੋਣ ਹਜ਼ੂਰ ਨਾਲ ਕਬਰ ਹਜ਼ਰਤ ਉਮਰ ਦੀ ਅਬੂ ਬਕਰ ਸਦੀਕ ਦੇ ਵਿੱਚ ਰੱਬ ਦਾ ਫੈਸਲਾ ਹੈ ਇੱਥੇ ਵੀ ਮਾਰਨਾ ਰੱਬ ਦਾ ਫੈਸਲਾ ਹੈ ਪਰ ਕਬੀਰ ਹੀ ਉੱਤਰ ਕਿ ਰੱਬ ਅਜ਼ਲ ਤੋਂ ਜੋੜ ਬਣਾ ਛੱਡੇ ਭਾਈ ਇਹਨਾਂ ਦਾ ਖਮੀਰ ਹੀ ਇਹ ਤੋਂ ਕੀ ਹੈ ਤਿੰਨ ਮਿੰਟ ਕਿਹੜਾ ਹੱਕ ਹੈ ਆਪਣੇ ਵੀਰ ਨੂੰ ਜ਼ਬਰਦਸਤ ਮਾਰ ਰਹੇ ਹੋ ਜ਼ਬਰਦਸਤੀ ਦੀ ਸ਼ੋਏ ਹੋਏ ਜ਼ਬਰਦਸਤੀ ਦੀ ਸ਼ੋਏ ਮੌਲਾ ਅਲੀ ਸੁਭਾਈ ਇਹ ਮੈਂ ਪਿਆਰ ਦੇ ਜੁਰ ਕਿ ਮੈਂ ਆਪਣੇ ਤਿੰਨ ਜਾਂ ਕਰ ਵੀ ਮਖਾ ਲਈ ਮੌਲਾ ਅਲੀ ਦੀ ਤਾਕਤ ਵੱਡੀ ਹੈ ਹੁਸੈਨ ਪਾਕ ਦੀ ਮੌਲਾ ਅਲੀ ਦੀ ਵੱਡੀ ਮੌਲਾ ਅਲੀ ਦੀ ਜੁਰਤ ਵੱਡੀ ਅਲੀ ਪਾਕ ਦੀ ਮੌਜੂਦਗੀ ਚ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਅਬੂ ਬਕਰ ਸਦੀਕ ਅਕਬਰ ਮੈਂ ਖਲੀਫਾ ਬਣਨੇ ਬਣਨੇ ਤੇ ਮਾਦਲਾ ਅਲੀ ਪਾਕ ਕਮਜ਼ੋਰੀ ਕਰਕੇ ਤੇ ਮੰਨ ਜਾਣ ਬਚਣ ਲੱਗ ਮੁੜ ਤੇ ਮਾਦਲਾ ਅਲੀ ਦੀ ਵੀ ਤੁਰੀ ਨੇ ਨਾ ਮੌਲਾ ਅਲੀ ਦੀ ਤੁਰੀ ਨੇ ਨਾ ਅਲੀ ਸ਼ੇਰੇ ਖੁਦਾ ਹੈ ਅਲੀ ਕਿਸੇ ਉਸ ਦਿਲ ਦਾ ਨਾਮ ਨਹੀਂ ਹੈ ਇਨ ਕਾ ਮਾਨ ਲੈਣਾ ਮੌਲਾ ਅਲੀ ਕਾ ਇਨ ਕੀ ਹੱਕ ਹੋਣੇ ਕੀ ਦਲੀਲ ਹੈ ਹੁਸੈਨ ਪਾਕ ਦਾ ਯਜ਼ੀਦ ਕੁਲ ਮਾਨਾ ਯਜ਼ੀਦ ਕੇ ਪਾਕ ਦਾ ਹੁਸੈਨ ਪਾਕ ਨੇ ਦੱਸ ਕਲਮਾ ਨਹੀਂ ਪੜ੍ਹਦਾ ਬੜੇ ਖੂਬਸੂਰਤ ਦੀਆਂ ਚੀਜ਼ਾਂ ਨੇ ਜਿਹਨਾਂ ਨਾਲ ਬੜੀ ਕੋਡ ਰੱਖੋ ਇਹ ਮੌਲਾ ਅਲੀ ਸ਼ੇਰੇ ਖੁਦਾ ਰਜ਼ੀ ਅੱਲਾਹੁ ਤਾਲਾ ਦੇ ਫੈਸਲੇ ਤੋਂ ਬਗੈਰ ਆਪਦੀ ਮਰਜ਼ੀ ਤੋਂ ਬਗੈਰ ਦੀ ਗੱਲਾਂ ਨਹੀਂ ਹੋ ਸਕਦੀਆਂ ਅਤੇ ਜਿਹਨਾਂ ਸਿਆਪਾਂ ਨੇ ਆਪਣੀ ਹਰ ਸ਼ੈ ਹਜ਼ੂਰ ਦੇ ਨਾਂ ਦੇ ਕੁਰਬਾਨ ਕੀਤੀ ਹੋਵੇ ਇੱਕ ਦਿਨ ਹਜ਼ਰਤ ਉਮਰ ਨੇ ਇੱਕ ਦਿਲ 'ਚ ਰੌਲਾ ਪਾ ਲਿਆ ਜਦੋਂ ਹਜ਼ੂਰ ਨੇ ਫਰਮਾਨਾ ਨੂੰ ਬਦਸ਼ਾਹ ਜੀ ਫਰਮਾਉਂਦੇ ਨੇ ਕਿ ਯਾਰ ਜਾਣਾ ਹੈ ਕਲੀਅਰ ਸ਼ਰੀਫ ਜਾਂ ਦਰਬਾਰ ਸ਼ਰੀਫ ਦੇ ਕੰਮ ਹੈ ਕੋਈ ਹਿੱਸਾ ਲਿਓ ਵੱਧ ਤੋਂ ਵੱਧ ਕੇ ਜਾਣਗੇ ਨਾ ਤੇ ਕੋਈ ਬੰਦੇ ਐਸੇ ਹੋਣਗੇ ਜਿਹੜੇ ਹਰ ਮੇਰੀ ਨੰਬਰ ਲੈ ਜਾਣ ਹਜ਼ਰਤ ਉਮਰ ਫਰੂਕ ਦਾ ਦਰਬਾਰ ਜਿਹੜਾ ਹੈ ਅਬੂ ਬਕਰ ਸਦੀਕ ਇਹਨਾਂ ਡੱਬੂ ਬਣਾ ਲਿਆ ਪਰ ਜਦੋਂ ਹੀ ਹਜ਼ੂਰ ਨੇ ਫਰਮਾਇਆ ਨੰਬਰ ਲੈ ਜਾਂਦਾ ਬਸ ਮੇਰੇ ਤੇਰੇ ਮੇਰੇ ਤੇਰੇ ਪਿਆਰ ਦੀ ਗੱਲ ਹੈ ਨਫ਼ਰਤ ਦੀ ਗੱਲ ਨਹੀਂ ਮੇਰੇ ਜੁਮਲੇ ਲਿਆ ਚਟਕੇ ਜੁਮਲੇ ਅੱਜ ਬਸ ਮੇਰੇ ਪੇੜਨੀ ਤੇਰੇ ਮੇਰੇ ਬੰਦੇ ਨਾ ਤੂੰ ਕਿਵੇਂ ਵੱਧਦਾ ਹੈ ਤੇ ਸਵੇਰੇ ਹਜ਼ਰਤ ਉਮਰ ਨੇ ਘਰ ਜਾ ਕੇ ਆਪਣੇ ਫਰਮਾ ਅੱਧਾ ਮਾਰ ਛੋੜੋ ਹਾਂਜੀ ਮੇਜ ਅੱਧਾ ਚੁੱਕ ਕੇ ਲਿਆ ਹਜ਼ੂਰ ਕੋਲ ਕਿ ਤੇਰੇ ਚੰਗਾ ਉਤੋਂ ਹੋ ਗਿਆ ਬੈਠੇ ਹਜ਼ੂਰ ਨੇ ਫਰਮਾ ਉਮਰ ਆਜ ਕੈਸੇ ਥੋੜੀ ਜਿਹੀ ਉਮਰ ਹੈ ਥੋੜੀ ਜਿਹੀ ਬੜਾਈ ਹੈ ਬੋਲਣ ਦੀ ਕਿਆ ਹੋਗਾ ਕਿਆ ਲਾਏ ਹੋ ਯਸੂਲਾ ਦਾ ਮਾਲ ਲਏ ਹਾਂ ਅਬੂ ਬਕਰ ਸਦੀਕ ਜੀ ਸਿਰ ਚੁਕਾ ਦਿੱਤਾ ਉਹਨਾਂ ਫਰਮਾ ਬਾਬਾ ਜੀ ਤੁਸੀਂ ਉਹਨਾਂ ਕੇ ਲਈ ਹਰ ਸ਼ੈ ਲੈ ਤੇ ਘਰ ਉਹਨਾਂ ਕੇ ਅੱਲਾ ਔਰ ਉਸਕਾ ਰਸੂਲ ਕਾਫੀ ਹੈ ਇਹ ਸਿਰਫ ਮਸਲਾ ਦੱਸਣ ਵਾਸਤੇ ਗੱਲ ਨਾ ਜਿਹੜੀ ਤਕਰੀਰ ਹੋ ਗਈ ਉਹਨਾਂ ਕੇ ਅੱਲਾ ਔਰ ਉਸਕਾ ਅਤੇ ਜਿਹਨਾਂ ਮੁਰਵਾਣੇ ਸਪੀਕਰ ਛਾਪ ਕੇ ਰੈਗੂਲੇਸ਼ਨ ਜੀ ਲਾਏ ਮੇਰੇ ਲਈ ਅੱਲਾ ਹੀ ਕਾਫੀ ਹੈ ਫਰਮਾਨੇ ਉਹ ਮਰਵੀ ਦੇ ਕੋਈ ਕੋਈ ਨਹੀਂ ਮੈਂ ਫਰਮਾਨੇ ਰਸੂਲ ਹੀ ਹੈ ਮੇਰੇ ਲਈ ਅੱਲਾ ਹੀ ਕਾਫੀ ਹੈ ਪਰ ਮੇਰੀ ਗੱਲ ਤੇ ਦੱਸੋ ਰਸੂਲ ਹੈ ਨਾ ਉਹ ਮੁਤਾਜ ਸਿਰਫ ਖੁਦਾ ਦਾ ਹੈ ਤੇਰਾ ਤੇ ਮੇਰਾ ਵੀ ਮੁਤਾਜ ਹੋਣਾ ਸੀ ਉਹਨੇ ਤੇ ਹੀ ਆਖਣਾ ਮੇਰੇ ਲਈ ਅੱਲਾ ਹੀ ਕਾਫੀ ਹੈ ਤੇਰਾ ਮੇਰਾ ਉਹ ਅਕੀਦਾ ਹੋਏਗਾ ਜਿਹੜਾ ਅਬੂ ਬਕਰ ਤੇ ਮੌਲਾ ਅਲੀ ਸ਼ੇਰ ਹੋਏ ਸੁਭਾਨ ਅੱਲਾਹ ਇਹ ਤੇ ਲੋਕ ਗੱਲ ਸੁਣਦੇ ਦੀ ਜਿਹੜੀ ਹਜ਼ੂਰ ਦੇ ਸਿਆਬਾ ਨੇ ਕੀ ਅਬੂ ਬਕਰ ਨੇ ਕੀ ਹਜ਼ੂਰ ਦੇ ਸਾਹਮਣੇ ਆਪਣੇ ਦੋਨੋਂ ਅਬੂ ਬਕਰ ਆਪੀ ਸ਼ਜਾ ਤੱਕ ਬੱਕੇ ਨੂੰ ਨਹੀਂ ਗਾਰ ਮੇਰੇ ਲਈ ਅੱਲਾ ਉਸ ਦਾ ਰਸੂਲ ਕਾ ਪਰਮਾ ਤੂੰ ਮੱਲੇ ਕਿ ਹੋ ਸਕੇ ਮੈਂ ਸੂਈ ਦਾ ਨੱਕਾ ਵੀ ਨਹੀਂ ਛੱਡਿਆ ਹਜ਼ੂਰ ਫਰਮਾਨ ਮਾਰ ਲਿਆ ਤੇ ਸੂਈ ਦਾ ਨੱਕਾ ਵੀ ਨਾ ਛੱਡੇ ਤੇ ਮੈਨੂੰ ਸਿਰਫ ਇਤਨੀ ਗੱਲ ਇਸ਼ਾਰੇ ਨਾਲ ਦੱਸੋ ਹਜ਼ੂਰ ਦੀ ਬੇਟੀ ਕਮ ਗੱਲੇ ਤੇ ਹੋ ਸਕਦਾ ਉਹ ਬਕਰ ਸਦੀਕ ਜੀ ਅੱਲਾ ਦੀ ਸ਼ਕਤੀ ਕੋਈ ਨਹੀਂ ਸਦੀਕ ਅਕਬਰ ਸਿਰਫ ਮਸਲੇ ਦੀ ਬਾਤ ਆਪਨੇ ਫਰਮਾਇਆ ਆਦਮ ਅਲੈਹ ਸਲਾਮ ਤੋਂ ਲੱਗੇ ਹਜ਼ੂਰ ਤੱਕ ਔਰ ਉਹਨਾਂ ਦੀ ਮਸਲਾ ਹੀ ਸ਼ਰੀਅਤ ਦਾ ਕੋਈ ਸ਼ਰੀਅਤ ਦੀ ਗੱਲ ਕਹਿੰਦੇ ਨੇ ਕਿਸੇ ਨਬੀ ਦਾ ਵਿਰਸਾ ਦੁਨੀਆਂ ਦਾ ਤਰਕਾ ਹੈ ਦੁਨੀਆਂ ਦਾ ਤਰਕਾ ਨਬੀ ਦਾ ਵਿਰਸਾ ਸਿਰਫ ਇਤਨੀ ਗੱਲ ਦੱਸੀ ਇਹ ਵੀ ਉਹਨਾਂ ਗੱਲ ਹੀ ਕੋਈ ਨਹੀਂ ਤੇ ਉਹ ਉਮਰ ਕੌਣ ਨੇ ਤੇ ਅਬੂ ਬਕਰ ਕੌਣ ਨੇ ਉਸਮਾਨੇ ਗਲੀ ਕੌਣ ਨੇ ਉਮਰੇ ਫਰੂਕਾ ਦੇ ਮਰਦੋਂ ਮੇਂ ਹਜ਼ੂਰ ਜੈਸਾ ਹਸੀਨ ਔਰ ਕਾਇਨਾਤ ਮੇਂ ਕੋਈ ਨਹੀਂ ਔਰ ਹਜ਼ੂਰ ਕੇ ਬਾਅਦ ਅਗਰ ਇਸ ਕਾਇਨਾਤ ਮੇਂ ਮੁਸਲਮਾਨੋਂ ਕੇ ਲੀਏ ਸਭ ਸੇ ਬੜ ਕੇ ਕੋਈ ਮਕਬੂਲ ਸ਼ਖਸੀਅਤ ਨਹੀਂ ਹੈ ਯਾ ਉਮਰ ਕੇ ਇਮਾਨ ਮੇਂ ਜੋ ਸਭ ਸੇ ਮਕਬੂਲ ਸ਼ਖਸੀਅਤ ਹੈ ਉਹ ਹਜ਼ੂਰ ਕੀ ਬੇਟੀ ਜ਼ਹਰਾ ਬੋਲ ਸੁਭਾਨ ਅੱਲਾਹ ਸੁਭਾਨ ਸੜਕੇ ਕਰਨੀਆਂ ਪਾਉਂਦੀਆਂ ਨੇ ਅੰਜੇ ਬੰਦੇ ਬਹਿ ਕੇ ਫਟਿਆ ਤੇ ਗੱਲਾਂ ਕਰਦੇ ਯਾਰੀ ਗੰਦੀਆਂ ਗੱਲਾਂ ਪੂੜੀਆਂ ਨੇ ਇਹਨਾਂ ਨਾਲ ਨਫ਼ਰਤ ਵੀ ਕੋਈ ਨਹੀਂ ਜਿਹੜਾ ਮੌਲਾ ਜੀ ਦਾ ਨਾਂ ਲੈਂਦਾ ਸੀ ਉਹਦੇ ਨਾਲ ਨਫ਼ਰਤ ਕਰਾਂਗੇ ਜਿਹੜਾ ਹੁਸੈਨ ਪਾਕ ਦਾ ਨਾਂ ਲੈਂਦਾ ਅੱਲਾ ਦੀ ਸ਼ੌਂਕ ਐਲ ਬੈਤ ਨਾਲ ਮੁਹੱਬਤ ਇਹ ਫੰਦੇ ਹੈ ਵੀ ਇਹ ਮੇਰੇ ਕਮੈਂਟਸ ਨੇ ਮੈਂ ਅਕਸਰ ਇਹਨਾਂ ਨੂੰ ਮੌਲੀਅਤ ਨੂੰ ਹੋਏ ਗ੍ਰਿਫਤ ਤੇ ਚਾਰ ਲੈਗਾ ਮਤਲਬ ਕੀ ਗੱਲ نماز پانچ بجے فردے ہیں نا، میں نے بیعت کی محبت کے دل میں وڈی فردے ہیں، نماز مکمل ہی نہیں ہوتی جب اہل بیت تک جب تک اہل بیت تک ہوں گے پاک نہ پڑے۔ میں اخر تے ریکویسٹ کراں گا، دعا کروں گا اللہ کی بارگاہ کہ جنہ دوستاں نے اس خوبصورت محفل دا انعقاد کیتا سن موقع مل گیا، اسی شہبہ دا اہل بیت اتحاد دا ذکر انہاں پاک لوکاں دا اللہ دی سو انہاں دی قربانیاں تے پگڑی شگڑی تیل تپا لا کے ایویں اسی جڑا اپنا ٹک پڑے تے نا صرف اے او کو سکے اگر وہ اپنا جان مال حشر اسلام کو قربان نہ کر دے۔ بدر کے مقام جو حضور نے فرما 313 کی میں لے آ دیں یہ بچ کے نہ نہیں کچھ بھی شان کی تو تیرا نام کیا ہوتا ہے کسی نہیں لینا۔ سارے صحابہ کی قربانی کا ایک پاس زہرا دے پتر حسین کی کربلا نے باغ جنت کے ہیں بہنے مدحتا میں اہل بیت تم کو مجدہ نہ رکھا اے دشمنا نے اہل بیت جن کی پاکی کا خدائے پاک کرتا ہے بیان آیا ہے تطہیر سے ظاہر ہے شان اہل بیت۔ میں ان الفاظ کو گفتگو سمیٹا گا، میری دلی دعا ہے کہ اے اللہ دربار علی اکبر شریف خود فیضان مصابر پاک دے فیضان تا قائم قیامت آباد و شاد رکھیں۔